ਪਾਸਪੋਰਟ ਰੈਡੀ ਹੈ, ਵੀਜ਼ਾ ਲੱਗ ਗਿਆ, ਪਲੇਨ ਖੜਾ ਏਅਰਪੋਰਟ ਤੇ, ਮੈਂ ਚਲੀ ਤੈਨੂੰ ਛੱਡ ਕੇ ਛੱਡ ਕੇ ਛੱਡ ਕੇ ਲਗਾ ਦੂੰਗਾ ਤੇਰੇ ਕੋਲ ਤੇਰੇ ਮੈਂ ਹਾਈ ਚੈੱਕ ਕਰਾ।